ਅਸੀਂ ਤੇਰੇ ਰਕਤੇ ਮਰ ਗਏ ਜੋ ਨਹੀਂ ਕਰਨਾ ਸੀ ਕਰ ਗਏ ਤੂੰ ਮੇਰੇ ਰਕਤੇ ਮਰ ਗਏ ਵੇ ਜੋ ਨਹੀਂ ਕਰਨਾ ਸੀ ਕਰ ਗਏ ਵੇ ਤੂੰ ਦੇਖ ਵੇਖ ਤੇਰੇ ਡੁੱਬ ਗਏ ਦੇਖ ਵੇਖ ਤੇਰੇ ਡੁੱਬ ਗਏ ਸਾਡੇ ਸਾਰੇ ਹਾਂ ਹੁਣ ਜਾਂਦਾ ਨਹੀਂ ਹਾਂਜੀ ਤੇਰੇ ਨਾਲ ਮੈਨੂੰ ਜੀ ਕਰਦਾ ਕੀ ਕਰੀਏ लगती है बड़ी खूब नच नच तेरा निकले पसीना और हम गए डूब ओ बेबी मुझे लगे कफाया ओ बेबी मेरी तू है दिसाया ओ बेबी मुझे ले जा तू हाया दूरो दूरो करो तुझे एडमाया तू मेरी एक लग जलवा रे तो आज मैंनू नचना सिखा दे ये तो तेरे पीछे पै जाना ओ चिक तेनू चक के ले जाना ओ चिक तेनू चक लेना चक लेना ओ चिक तेनू चक लेना चक लेना ਅਸੀਂ ਤੇਰੇ ਰਕਤੇ ਮਰ ਗਏ ਤੂੰ ਨਹੀਂ ਕਰਨਾ ਸੀ ਕਰ ਗਏ ਮੇਰੇ ਰਕਤੇ ਮਰ ਗਏ ਵੇ ਤੂੰ ਨਹੀਂ ਕਰਨਾ ਸੀ ਕਰ ਗਏ ਵੇ ਓ ਦੇਖ ਵੇਖ ਤੇਰੇ ਡੁੱਬ ਗਏ ਦੇਖ ਵੇਖ ਤੇਰੇ ਡੁੱਬ ਗਏ ਸਾਡੇ ਸਾਰੇ ਹਾਂ ਹੁਣ ਜਾਂਦਾ ਨਹੀਂ ਹਾਂਜੀ ਤੇਰੇ ਨਾਲ ਤੈਨੂੰ ਕੀ ਕਰਦਾ ਕੀ ਕਰੀਏ नच नच तेरा निकले पसीना और हम गए डूब ओ बेबी मुझे लगे कफाया ओ बेबी मेरी तू है दिसाया ओ बेबी मुझे ले जा तू हाया दूरो दूरो करो तुझे एडमाया तू मेरी एक लग जलवा रे तो आज मैंनू नचना सिखा दे ये तो तेरे पीछे पै जाना ओ चिक तेनू चक के ले जाना ओ चिक तेनू चक लेना चक लेना ओ चिक तेनू चक लेना चक लेना ओ चिक तेनू चक लेना चक लेना चक के ले जाना ਅਸੀਂ ਤੇਰੇ ਰਕਤੇ ਮਰ ਗਏ ਤੂੰ ਨਹੀਂ ਕਰਨਾ ਸੀ ਕਰ ਗਏ ਮੇਰੇ ਰਕਤੇ ਮਰ ਗਏ ਵੇ ਤੂੰ ਨਹੀਂ ਕਰਨਾ ਸੀ ਕਰ ਗਏ ਵੇ ਓ ਦੇਖ ਵੇਖ ਤੇਰੇ ਡੁੱਬ ਗਏ ਦੇਖ ਵੇਖ ਤੇਰੇ ਡੁੱਬ ਗਏ ਸਾਡੇ ਸਾਰੇ ਹਾਂ ਹੁਣ ਜਾਂਦਾ ਨਹੀਂ ਹਾਂਜੀ ਤੇਰੇ ਨਾਲ ਤੈਨੂੰ ਕੀ ਕਰਦਾ ਕੀ ਕਰੀਏ ਤੇਰੇ ਨਾਲ ਤੈਨੂੰ ਕੀ ਕਰਦਾ ਕੀ ਕਰੀਏ ਤੇਰੇ ਨਾਲ ਤੈਨੂੰ ਕੀ ਕਰਦਾ ਕੀ ਕਰੀਏ ਤੇਰੇ ਨਾਲ ਹਾਂਜੀ ਤੇਰੇ ਨਾਲ ਨੱਚਣ ਤੋਂ ਕੀ ਕਰਦਾ ਕੀ ਕਰਦੀ ਨੱਚਣ